ਉਹ ਤਾਰਾ ਚੰਦਾ ਪਾ ਲੈ ਲਗੋਰੀਆਂ ਚ ਲੜੀਆਂ ਹੋ ਤਾਰਾ ਚੰਦਾ ਉਹ ਬੰਨ ਦੀਪੇ ਤੂੰ ਬੀਰੂ ਰੁਮਾਲ ਮੋਤੀ ਜੜੀਆਂ ਹੋ ਬੰਨ ਦੀਪੇ ਚੰਦਾ ਪਾਲ ਗੋਲੀਆਂ ਚ ਲੜੀਆਂ ਬੰਨ ਦੀਪੇ ਤੂੰ ਬੀਰੂ ਰੁਮਾਲ ਮੋਤੀ ਜੜੀਆਂ ਬੇਲੀ ਰਾਮਾ।